sunny color makes sense. Pehla marda si gede shad buffera di bes hun ha kar di tanit pona e galesh hun ha kar di pona e galesh pehla marda si gede shad buffera di bes hun ha kar di tanit pona e galesh प्यार तेरा मुकिया ना मेथों कुछ लुकिया होली होली टूट जाना मेरा भी ता मोह है फ्रस्ट्रेशन तेरी यारी तो है बस कर मत मारी क्यों है फ्रस्ट्रेशन तेरी यारी तो है बस कर मत मारी क्यों है जे छड़े आ मैं तेनू तू होके परेंगा कर शेर्स दा उला तू रोया करेंगा जे छड़े आ मैं तेनू तू होके परेंगा कर शेर्स दा उला तू रोया करेंगा मेरे कोले ओना तू बड़ा पछतोना ਕਹਿੰਦੀ ਬੀਐਫ ਮੇਰਾ ਕਰਦਾ ਆ ਬੋਰ ਮੈਂ ਕਿਆ ਖੜ ਜਾ ਸੁਣ ਲੈ ਤੂੰ ਮੇਰਾ ਸਕੋਰ ਤੁਸੀਂ ਮੇਰੀ ਸੈਂਚਰੀ ਤੇ ਆਉਣੀ ਆ ਹੋਰ ਕਰ ਗੌਰ ਮੇਰੀ ਟੌਰ ਤੇ ਪਟੋਲਾ ਹਰ ਮਰਦਾ ਨੀ ਜੱਟਾਂ ਦਾ ਮੈਂ ਮੁੰਡਾ ਐਟੀਟਿਊਡ ਜਰਦਾ ਨੀ ਸਹੇਲੀਆਂ ਦੀ ਸੁਣ ਕਾ ਤੂੰ ਸ਼ੱਕ ਗਈ ਏ ਫੂਕਾਂ ਕਿਉਂ ਮਾਰਦੀ ਏ ਕੂਕਾਂ ਜੇ ਤੂੰ ਏ ਸਨਾਈਪਰ ਤਾਂ ਜੱਟ ਵੀ ਬਜ਼ੂਕਾ ਗੁਲਸ਼ਾਨ ਯਾਦ ਆਊ ਤੈਨੂੰ ਮੇਰਾ ਬਲੈਕ ਦਿਲ ਤੂੰ ਕਰਦਾ ਏ ਹਾਰਟ ਮੇਰਾ ਦੁੱਖ ਦਾ ਏ ਦਿਲ ਗੁਲਸ਼ਾਨ ਯਾਦ ਆਊ ਤੈਨੂੰ ਮੇਰਾ ਬਲੈਕ ਦਿਲ ਤੂੰ ਕਰਦਾ ਏ ਹਾਰਟ ਮੇਰਾ ਦੁੱਖ ਦਾ ਏ ਦਿਲ ਜੇ ਨਾ ਮਾਇੰਡ ਚੇਂਜ ਕੀਤਾ ਤੂੰ ਦਿਲੋਂ ਕੱਢ ਦਿੱਤਾ ਤੂੰ ਫੇਸ ਤੋਂ ਵੀ ਤੇਰੇ ਉੱਡ ਜਾਣਾ ਵੇਖਲੋ ਏ ਮਾਰੀ ਕਿਉਂ ਹੈ